ਗੱਲ ਸੁਣਦਾ ਨਾ ਯਾਰਾ ਮੁਟਿਆਰ ਦੀ ਜੇ ਮੈਂ ਕਰਾਂ ਨਾ ਫਿਕਰ ਤੇਰੇ ਪਿਆਰ ਦੀ ਗੱਲ ਸੁਣਦਾ ਨਾ ਯਾਰਾ ਮੁਟਿਆਰ ਦੀ ਜੇ ਮੈਂ ਕਰਾਂ ਨਾ ਫਿਕਰ ਤੇਰੇ ਪਿਆਰ ਦੀ ਤੂੰ ਰਾਤਾਂ ਨੂੰ ਵੀ ਹੋਕੇ ਭਰੇਗਾ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੀ ਪੈਗ ਲਾ ਕੇ ਰੋਇਆ ਕਰੀਗਾ ਵੇ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੀ ਪੈਗ ਲਾ ਕੇ ਰੋਇਆ ਕਰੀਗਾ ਵੇ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੀ ਪੈਗ ਲਾ ਕੇ ਰੋਇਆ ਕਰੀਗਾ ਵਾਲਾ ਕੰਮ ਤੇਰੇ ਆਊਗਾ ਲੋੜ ਸੁੱਟ ਦੀ ਨਾ ਲੋੜ ਪੈਣੀ ਖਾਰ ਦੀ ਸੈਡ ਸੌਂਗ ਲਾ ਕੇ ਸੁਣੇਗਾ ਤੂੰ ਡੈਕ ਤੇ ਬੈਠ ਨੁੱਕਰ ਚ ਸੋਹਣਿਆ ਚ ਵਾਰ ਦੀ ਸੁਰ ਚੱਲਣਾ ਨੀ ਫਿਰ ਤੇਰਾ ਸਾਥ ਮੇਰੇ ਭੈਣੇ ਨੇ ਭੁਲੇਖੇ ਹਰ ਥਾਂ ਤੇ ਮੈਂ ਜਿੱਥੇ ਵੀ ਖਲੋਇਆ ਕਰੇਗਾ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ ਵੇ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ ਵੇ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ ਪੈਗ ਲਾ ਕੇ ਰੋਇਆ ਕਰੇਗਾ ਪੈਗ ਲਾ ਕੇ ਰੋਇਆ ਕਰੇਗਾ ਜੇ ਮੈਂ ਛੱਡ ਗਈ ਸੋਹਣਿਆ ਯਾਰਾ ਵੇ ਪੈਗ ਲਾ ਕੇ ਰੋਇਆ ਕਰੇਗਾ ਹਾਂਜੀ ਕਿਵੇਂ ਲੱਗਿਆ ਬੀਜੇ ਦਾ ਗਾਣਾ ਕਮੈਂਟ ਕਰਕੇ ਦੱਸੋ ਤੇ ਮੇਰੇ ਵੱਲੋਂ ਬੀਜੇ ਵੱਲੋਂ ਗੁਰੀ ਵੀਰੇ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਸ਼ਹਿਰੀ ਵੀਰ ਦਾ ਬਹੁਤ ਬਹੁਤ ਧੰਨਵਾਦ ਸ਼ੂਟ ਤੇ ਆਉਣ ਲਈ ਸੋ ਵੀਰੇ ਗੈਟ ਵੈਲ ਸੂਨ ਥੈਂਕ ਯੂ ਤੇ ਚੈਨਲ ਕਰ ਲਓ ਸਬਸਕ੍ਰਾਈਬ ਖੁਸ਼ ਹਾਂ